ਮੁੱਛਾਂ ਨੂੰ ਵੱਟ ਚੜਾਏ ਹੋਏ ਨੇ ਕੀ ਬਾਤ ਆ ਬਈ ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ ਹੱਦ ਕੇ ਜਾਵਾ ਓਏ ਸਾਡੇ ਨਾਲ ਨੱਚੋ ਸੋਹਣਿਓ ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪਾਪਸੀ ਯਾਰ ਆਏ ਹੋਏ ਨੇ ਰੈਡੀ 1 2 3 4 ਮਨਜੀਤ ਪੁਰ ਜੈਲੀ।